ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਨਮ ਪਾਪ ਕਰੀ ਕਰ ਮੂਕਰ ਪਾਵੈ ਭੇਖ ਕਰੈ ਨਿਰਬੰਨ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਨਮ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬੰਨ ਜਾਨਤ ਦੂਰ ਤੁਮ ਹੈ ਪ੍ਰਭ ਨੇਰਾ ਉਤ ਤੱਕ ਉਤ ਤੇ ਉਤ ਪੇਖੈ ਆਵੈ ਲੋਭੀ ਸੇਰਾ ਰਹਾਉ ਜਬ ਲੱਕ ਸੁੱਤੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲੱਗ ਟੁੱਟੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬੰਨੈ